ਦੇ ਆ ਵੇ ਪਿੱਛੇ ਪਿੱਛੇ ਭੱਜਦੀ ਨੋਟ ਕਰ ਮੁੰਡੇ ਆ ਵੇ ਤੈਨੂੰ ਗੱਲ ਦੱਸਦੀ ਮੈਨੀ ਡਾਲਰਾਂ ਦੇ ਆ ਵੇ ਪਿੱਛੇ ਪਿੱਛੇ ਭੱਜਦੀ ਤੈਨੂੰ ਕਦਰ ਨਾ ਹਾਂ ਤੈਨੂੰ ਕਦਰ ਨਾ ਤੈਨੂੰ ਕਦਰ ਨਾ ਮੇਰੇ ਗੂੜ ਪਿਆਰ ਦੀ ਫੇਰੇ ਬੂਟਾ ਦੀ ਹਵਾ ਕਰਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਲੰਮੀ ਕਾਰ ਦੀ ਜੇ ਦਿਲ ਸੱਚ ਪਿਆਰ ਕਰਦਾ ਉਹ ਮੈਨੂੰ ਲੋੜ ਨਹੀਂ ਓ ਤੇਰੀ ਜੈਕੂ ਮਾਰ ਦੀ ਜੇ ਦਿਲ ਸੱਚ ਪਿਆਰ ਕਰਦਾ ਕਰਨਾ ਕੀ ਦੱਸ ਤੇਰੀ ਚਿੱਟੀਆਂ ਕਲਾਈਆਂ ਦਾ ਦਿਲੋਂ ਤੂੰ ਮਾੜੀ ਮੁੰਡੇ ਛੱਡ ਤੇ ਤੂੰ ਡੱਸ ਕੇ ਕੀ ਦੱਸਾਂ ਯਾਰੋ ਦਿਲ ਦੀਆਂ ਤਕਲੀਫਾਂ ਨੂੰ ਪਿਆਰ ਡੰਗਦਾ ਆ ਹਰ ਪਾਸੋਂ ਗਰੀਬਾਂ ਨੂੰ ਰੋਜ਼ ਕਹਿੰਦੀ ਡਿਸਕੋ ਚ ਨੱਚਣਾ ਮੈਂ ਡੀਜੇ ਤੇ ਜੀ ਕਰ ਵਿਕ ਜਾ ਮੈਂ ਆਪ ਜਾ ਕੇ ਈਬੇ ਤੇ ਪੈ ਗਈ ਹੋਰ ਉਸ ਟਾਈਪ ਦੀ JSL baby.